دشمن حسین جو سو امتحان عشق میں حسن و حسین جو چالیہ ڈینہ گزری ویا او تکھاں پوتھیو افسوس آہے مومنو مدفن حسین جو شہید آئیں قاسم بھی تھیوں شہید او سارو اجاڑ تھی بھئیو گلشن حسین جو دادن ہی کیڑی چیز وا دادن غلام وا دادن ہی کیڑی چیز وا دادن غلام وا دادن جو سر حسین جو دادن حسین جو اکبر بھی کوہائے چھڑبوا اصغر بھی کوہائے چھڑبوا اسلام بچائن جے خاطر کربار لٹائے چھڑبوا اکبر بھی کوہائے چھڑبوا اصغر بھی کوہائے چھڑبوا اسلام بچائن جے خاطر کربار لٹائے چھڑبوا اکبر بھی کوہائے چھڑبوا اسلام بچائن جے خاطر دربار لٹائے چھڑبوا اکبر بھی کوہائے چھڑبوا اصغر بھی کوہائے چھڑبوا اسلام بچائن جے خاطر دربار لٹائے چھڑبوا اصغر بھی کوہائے چھڑبوا ہرگز بھی نماز نہ چھڑ پیا بل سر تے خنجر تیز ہوئے تب سر کے ਗੋਵਾ ਬਲ ਸਿਰ ਤੇ ਕੰਗਲ ਤੇਜ਼ ਹੋ ਜੇ ਤਬ ਸਿਰ ਖੇ ਝੁਕਾਏ ਛੱਡ ਗੋਵਾ ਇਸਲਾਮ ਬਤਾਉਣ ਦੇ ਹਾਲ ਦਰਬਾਰ ਲੁਟਾਏ ਛੱਡ ਗੋਵਾ ਅਕਬਰ ਦੀ ਗੁਹਾਏ ਛੱਡ ਗੋਵਾ ਅਸਗਰ ਦੀ ਗੁਹਾਏ ਛੱਡ ਗੋਵਾ ਇਸਲਾਮ ਬਤਾਉਣ ਦੇ ਹਾਲ ਦਰਬਾਰ ਲੁਟਾਏ ਛੱਡ ਗੋਵਾ ਅਕਬਰ ਦੀ ਗੁਹਾਏ ਛੱਡ ਗੋਵਾ ਸਿਰ ਪਾਕ ਭਲੀ ਨੇ ਜ਼ੇਤੇ ਹੁੰਦੇ ਕੁਰਾਨ ਬੁਧਾਏ ਛੱਡ ਗੋਵਾ ਸਿਰ ਪਾਕ ਭਲੀ ਨੇ ਜ਼ੇਤੇ ਹੁੰਦੇ ਕੁਰਾਨ ਬੁਧਾਏ ਛੱਡ ਗੋਵਾ ਇਸਲਾਮ ਬਚਾਉਣ ਦੇ ਖਾਤਰ ਕਰਬਾਰ ਬੁਧਾਏ ਛੱਡ ਗੋਵਾ ਅਕਬਰ ਵੀ ਤੁਹਾਏ ਛੱਡ ਗੋਵਾ ਅਸਗਰ ਵੀ ਤੁਹਾਏ ਇਸਲਾਮ ਬਤਾਉਣ ਦੇ ਖਾਤਰ ਦਰਬਾਰ ਲੁਟਾਏ ਛੱਡ ਗੋਵਾ ਅਕਬਰ ਵੀ ਤੁਹਾਏ ਛੱਡ ਗੋਵਾ ਸ਼ਾਹ ਹੁਸੈਨ ਮੁਸਾਫਿਰ ਕਰਿਸ਼ਾਨ ਬਿਆਨ ਸ਼ਹੀਦਨ ਜੋ ਕੁਝ ਦਰਦ ਘਟਾਏ ਛੱਡ ਗੋਵਾ ਕਰਿਸ਼ਾਨ ਬਿਆਨ ਸ਼ਹੀਦਨ ਜੋ ਕੁਝ ਦਰਦ ਘਟਾਏ ਛੱਡ ਗੋਵਾ ਇਸਲਾਮ ਬਚਾਉਣ ਦੇ ਖਾਤਰ ਦਰਬਾਰ ਲੁਟਾਏ ਛੱਡ ਗੋਵਾ ਅਕਬਰ ਵੀ ਤੁਹਾਏ ਛੱਡ ਗੋਵਾ ਅਸਗਰ ਵੀ ਤੁਹਾਏ ਛੱਡ ਗੋਵਾ ਇਸਲਾਮ ਬਚਾਉਣ ਦੇ ਖਾਤਰ ਦਰਬਾਰ ਲੁਟਾਏ ਛੱਡ ਗੋਵਾ ਅਕਬਰ ਵੀ ਤੁਹਾਏ ਛੱਡ ਗੋਵਾ ਅਕਬਰ ਵੀ ਤੁਹਾਏ ਛੱਡ ਗੋਵਾ ਅਕਬਰ ਵੀ ਤੁਹਾਏ ਛੱਡ ਗੋਵਾ। ਅੱਛਾ ਹਕੀਮ ਸਾਹਿਬ, ਅੱਜ ਕੱਲ੍ਹ ਤੋਂ ਮਹਿੰਗਾਈ ਕਾ ਦੌਰ ਹੈ, ਆਲੂ 60 ਰੁਪਏ ਕਿਲੋ ਮਿਲਦੇ ਪਏ ਨੇ, ਕਿਆ ਵਜ੍ਹਾ ਹੈ ਕਿ ਆਪਕਾ ਇਦਾਰਾ ਜੋ ਹੈ ਇਤਨਾ ਸਸਤੀ ਮੈਡੀਸਨ ਕਿਉਂ ਦੇਤੇ ਹੈ? ਕਿਉਂਕਿ ਜਿਤਨੀ ਵੀ ਜੜੀ ਬੂਟੀਆਂ ਹੈ ਜੇ ਹਮ ਖੁਦ ਕਾਸ਼ਤ ਕਰਦੇ ਹੈ, ਇਨਕੀ ਮੁਝੇ ਲਾਗਤ ਨਹੀਂ ਹੋਤੀ, ਇਸ ਬਾਰੇ ਕੋਈ ਹਮਾਰਾ ਪੈਸਾ ਖਰਚ ਨਹੀਂ ਹੋਤਾ, ਉਸਕੇ ਬਾਅਦ ਕੁਛ ਜੜੀ ਬੂਟੀਆਂ ਆਮ ਪਹਾੜੋਂ ਮੇਂ ਫ੍ਰੀ ਲੈ ਕਰ ਆਤੇ ਹੈ, ਉਸ ਪਰ ਵੀ ਹਮਾਰਾ ਖਰਚਾ ਨਹੀਂ ਆਤਾ। ਹਮਾਰਾ ਖਰਚਾ ਸਿਰਫ ਪੈਕਿੰਗ ਕਾ ਹੋਤਾ ਹੈ, ਜਾਂ ਜੋ ਸ਼ੀਸ਼ੀਆਂ ਹੋਤੀ ਹੈ, ਜਾਂ ਜੋ ਡੱਬੀਆਂ ਹੋਤੀ ਹੈ, ਉਨਕਾ ਜ਼ਿਆਦਾਤਰ ਖਰਚਾ ਹੋਤਾ ਹੈ। ਜੀ ਨਾਜ਼ਰੀਨ, ਜੀ ਨਾਜ਼ਰੀਨ, ਹਕੀਮ ਸਾਹਿਬ ਨੇ ਕਿਹਾ ਹੈ ਕਿ ਹਮ ਖੁਦ ਬੂਟੀਆਂ ਉਗਾਤੇ ਹੈ, ਕਾਸ਼ ਕਰਤੇ ਹੈ, ਇਸ ਲਈ ਉਨਕੇ ਉੱਪਰ ਕਾਸ਼ਟ ਨਹੀਂ ਆਤੀ, ਹਮਾਰਾ ਖਰਚਾ ਨਹੀਂ ਹੋਤਾ, ਇਸ ਲਈ ਹਮ ਸਸਤੀ ਦੇਤੇ ਹੈ, ਤੋ ਉਸਕੇ ਬਾਅਦ ਦੁਖੀ ਇਨਸਾਨੀਅਤ ਕੀ ਖਿਦਮਤ ਵੀ ਕਰ ਰਹੇ ਹੈ, ਤੋ ਕੈਸਾ ਲਗਾ ਆਪਕੋ ਯੇ ਪ੍ਰੋਗਰਾਮ? ਮੁਝੇ ਉਮੀਦ ਹੈ ਕਿ ਬਹੁਤ ਪਸੰਦ ਆਇਆ ਹੋਗਾ। ਉਸਕੇ ਇਲਾਵਾ ਮੈਂ ਫਿਰ ਰਿਪੀਟ ਕਰ ਦੂੰ ਕਿ ਆਪ ਫੇਸਬੁੱਕ ਪੇ ਜਾ ਕੇ ਅਲ ਸਾਊਦੀ ਟੀਵੀ ਫਾਊਂਡੇਸ਼ਨ ਕਾ ਪੇਜ ਲਾਈਕ ਕਰੇ, ਹਕੀਮ ਸਾਹਿਬ ਨੇ ਜੋ ਕਿਤਾਬਾਂ ਲਿਖੀ ਹੋਈਆਂ 40 ਸੇ ਜ਼ਿਆਦਾ ਉਨਕਾ ਮਤਾਲਿਆ ਕਰੇ, ਉਸਕੇ ਇਲਾਵਾ ਯੂਟਿਊਬ ਪੇ ਜਾ ਕੇ ਯੇ ਪ੍ਰੋਗਰਾਮ ਲਾਈਵ ਦੇਖਣਾ ਚਾਹਤੇ ਹੈ, ਯੂਟਿਊਬ ਪੇ ਜਾ ਕੇ ਸਾਊਦੀ ਟੀਵੀ ਫਾਊਂਡੇਸ਼ਨ ਲੈ ਕੇ ਸਾਰੇ ਹੀ ਪ੍ਰੋਗਰਾਮ ਆਪ ਦੇਖ ਸਕਤੇ ਹੈ। ਇੱਕ ਛੋਟੀ ਸੀ ਬਾਤ ਕੇ ਸਾਥ ਮੁਝੇ ਔਰ ਮੇਰੀ ਪੂਰੀ ਟੀਮ ਕੋ ਇਜਾਜ਼ਤ ਦੀਜੀਏ। ਬਾਤ ਯਹ ਹੈ ਕਿ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਨੂੰ ਕਾ ਫਰਮਾਨ ਹੈ ਕਿ ਰਿਜ਼ਕ ਕੇ ਪਿੱਛੇ ਈਮਾਨ ਆਪਣਾ ਈਮਾਨ ਮਤ ਖਰਾਬ ਕਰੋ, ਰਿਜ਼ਕ ਕੇ ਪਿੱਛੇ ਆਪਣਾ ਈਮਾਨ ਮਤ ਖਰਾਬ ਕਰੋ, ਕਿਉਂਕਿ ਨਸੀਬ ਕਾ ਰਿਜ਼ਕ ਇਨਸਾਨ ਕੋ ਐਸੇ ਢੂੰਢ ਲੇਤਾ ਹੈ ਜੈਸੇ ਮਰਨੇ ਵਾਲੇ ਕੋ ਮੌਤ। تو یہ بہت بڑی بات ہے ہمارے لیے. رزق کے پیچھے اپنا ایمان کو مت خراب کریں, حلال روزی کمائیں, بچوں کو کھلائیں, کیونکہ یہی زندگی ہے. جی سر, کیا نام ہے آپ کے؟ محمد نوید. نوید صاحب, آپ کہاں کے رہنے والے ہیں؟ راوی روڈ, لاہور. لاہور کے رہنے والے ہیں. لاہور میں کاروبار کرتے ہیں کیا آپ؟ کے رہتے ہی لاہور میں؟ لاہور میں رہتا ہوں. جی بالکل. سونیا, آپ کوئی سوال پوچھنا چاہیں گی؟ جی بالکل, میں ان سے اپنے ادارے کے بارے میں پوچھنا چاہتی ہوں کہ السعودیہ طبی فاؤنڈیشن میڈیسن کا بہت ہی مشہور ادارہ ہے, آپ نے ان کا نام سنا ہے؟ جی. ان کی آپ نے کوئی پروڈکٹ, کوئی میڈیسن یوز کی ہے؟ جی, فائدہ مند ہے. کون سی آپ نے ان کی پروڈکٹ؟ ان کا شہد بہت اچھا ہے اور دوائی بھی لی ہے, وہ بہتر ہے. سردی کا موسم ہے تو شہد کا کیسا آپ کو رزلٹ ملا؟ خالص شہد؟ خالص شہد ہے, شہد اچھا ہے. تو لوگوں کو استعمال کرنا چاہیے, سعودی طبی فاؤنڈیشن کی چیزیں یوز کرنی چاہیے, ان کی ادویات خالص اور اچھی ہیں. بہت شکریہ. اور ناظرین, شہد جو ہے وہ ویسے بھی بیماریوں کے لیے اور عام روٹین میں بھی بہت اچھا ہے, اور سردی کا موسم ہے تو اگر آپ پہلے سے اس کو یوز کرنا شروع کر دیں گے تو آپ بیماریوں سے بچے رہیں گے. اور سب سے بڑی بات کہ خالص شہد نہیں ملتا, ہر چیز میں ملاوٹ ہے. اور یہ بڑی بات ہے کہ السعودیہ ہمیں, السعودیہ طبی فاؤنڈیشن جو ہے وہ خالص شہد فراہم کر رہا ہے, تو ہمیں اس کا فائدہ اٹھانا چاہیے. اور سردیوں میں اپنے گھر میں لازمی رکھنا چاہیے, بچوں کو دودھ میں یا جیسے بھی وہ اس کو یوز کرنا چاہیں, آج کل بریڈ پہ لگا کے. جی بالکل, سونیا کھاتے ہیں اور ڈفرینٹ طریقوں سے بچوں کو کھلایا جا سکتا ہے, اور بیماریوں سے جو ہے وہ پہلے سے ان کو بچایا جا سکتا ہے. ہر مرض کے شافی علاج کے لیے ایک ہی قابل اعتماد نام, السعودیہ طبی فاؤنڈیشن. رابطہ نمبر 0302-247-0849 یا 0300-416-4612.